ਪਾਪੀ ਬਲਬੀਰੋ ਕਾਣੀ ਕਰਦੀ ਮਿੰਨਤਾਂ ਮਰ ਜਾਣੀ ਸੁੱਚੇ ਦੇ ਫੜਕਣ ਡੌਲੇ ਮੋਢੇ ਤੇ ਬੰਦੇ ਖਾਣੀ ਪਾਪੀ ਬਲਬੀਰੋ ਕਾਣੀ ਕਰਦੀ ਮਿੰਨਤਾਂ ਮਰ ਜਾਣੀ ਸੁੱਚੇ ਦੇ ਫੜਕਣ ਡੌਲੇ ਮੋਢੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਕੁੱਕਰ ਦੀ ਮਸ਼ੂਕ ਦਾ ਦੇਖੀ ਕਿਤੇ ਦੱਬਦੀ ਨਾ ਦੇਖੀ ਕਿਤੇ ਦੱਬੀ ਦੀਨਾ ਖੋਲਾ ਵੇ ਬੰਦੂਕ ਦਾ ਸੁੱਚੀ ਆਵੇ ਦੱਬੀ ਦੀਨਾ ਖੋਲਾ ਵੇ ਬੰਦੂਕ ਦਾ ਫੌਜ ਚੋਂ ਲੈ ਕੇ ਛੁੱਟੀ ਸੁੱਚਾ ਸੀ ਕਰੇ ਪਰਦਿਆ ਰੌਂਦਾਂ ਦਾ ਪਟਾ ਚੋਲਦਾ ਹੁਣੇ ਲੈ ਭਾਣਾ ਵਰਤਿਆ ਫੌਜ ਚੋਂ ਲੈ ਕੇ ਛੁੱਟੀ ਸੁੱਚਾ ਸੀ ਕਰੇ ਪਰਦਿਆ ਰੌਂਦਾਂ ਦਾ ਪਟਾ ਚੋਲਦਾ ਹੁਣੇ ਲੈ ਭਾਣਾ ਵਰਤਿਆ ਭੰਨਣਾ ਪਿਆ ਸੀ ਜਿੰਦਾ ਬੇਬੇ ਦੇ ਸੰਦੂਕ ਦਾ ਦੇਖੀ ਕਿਤੇ ਦੱਬਦੀ ਨਾ ਦੇਖੀ ਕਿਤੇ ਦੱਬੀ ਦੀ ਨਾ ਖੋੜਾ ਵੇ ਬੰਦੂਕ ਦਾ ਸੁੱਚੀ ਆਵੇ ਦੱਬੀ ਦੀ ਨਾ ਖੋੜਾ ਵੇ ਬੰਦੂਕ ਦਾ ਤੇੜ ਤੇ ਲੱਗਿਆ ਦਾਦਰਾ ਅੱਖਾਂ ਵਿੱਚ ਗੈਰ ਤੜਕੇ ਪਿੰਡ ਚ ਖਰੂ ਸੁੱਚੇ ਨੇ ਤੜਕੇ ਤੜਕੇ ਤੇੜ ਤੇ ਲੱਗਿਆ ਦਾਦਰਾ ਅੱਖਾਂ ਵਿੱਚ ਗੈਰ ਤੜਕੇ ਪਾਤਾ ਸੀ ਪਿੰਡ ਚ ਖਰੂ ਸੁੱਚੇ ਨੇ ਤੜਕੇ ਤੜਕੇ ਦੂਜੇ ਪਿੰਡ ਸੋਹਣੇ ਰੌਲਾ ਵੀਰੋ ਦੀ ਕੂਕ ਦਾ ਦੇਖੀ ਕਿਤੇ ਦੱਬਦੀ ਨਾ ਦੇਖੀ ਕਿਤੇ ਦੱਬੀ ਦੀ ਨਾ ਖੋਲਾ ਵੇ ਬੰਦੂਕ ਦਾ ਸੁੱਚੀ ਆਵੇ ਦੱਬੀ ਦੀ ਨਾ ਖੋਲਾ ਵੇ ਖਾਣਾ ਕੁੱਕਰ ਨੂੰ ਟਾਲਿਆ ਜਾ ਕੇ ਬੈਠਾ ਸੀ ਮੁੱਛਾਂ ਚਾੜ ਕੇ ਲੰਮਾ ਸੀ ਪਾਲਿਆ ਜਾ ਕੇ ਪਿੰਡ ਵਿੱਚ ਲੱਗਿਆ ਸੀ ਖਾਣਾ ਕੁੱਕਰ ਨੂੰ ਟਾਲਿਆ ਜਾ ਕੇ ਬੈਠਾ ਸੀ ਮੁੱਛਾਂ ਚਾੜ ਕੇ ਮੂਡਾ ਸੀ ਪਾਲਿਆ ਜਾ ਕੇ ਬੈਸ ਬੈਸ ਸੁਣਦਾ ਸੀ ਬੀੜੀਆਂ ਸੀ ਫੂਕਦਾ ਦੇਖੀ ਕਿਤੇ ਸੁੱਚਿਆ ਓਏ ਦੇਖੀ ਕਿਤੇ ਦੱਬਦੀ ਨਾ ਖੋੜਾ ਓਏ ਬੰਦੂਕ ਦਾ ਮਾਰਦੀ ਨਾ ਦੱਬਦੀ ਨਾ ਖੋੜਾ ਓਏ ਬੰਦੂਕ ਦਾ ਸੁੱਚਿਆ ਓਏ ਦੱਬਦੀ ਨਾ ਖੋੜਾ ਓਏ ਬੰਦੂਕ ਦਾ।